ستنام شری واہِ گرو صاحب جی کرپال آپ بخشلا سدا سدا جپی تیرا نام سات گور پائے پین کار تیر پا تیر پال آپ بخش ل جپی تیرا نام سات گور پائے پین مان تن انتر وس دکھ ناس ہوئے ہاتھ دے آپ رکھ وے آپ پاؤنا کوئے گوڑ گاوا دن رین کم لائے سنت جنا کے سنگ ہم روگ جائے سرب نرنتر خسم ایکو رب رہیا گور پرسادی سچ سچ سچ لہیا دیا کرو دیا اپنی صفت دہو درشن دیکھ نہال نانک پریت اے ہاں محلہ پنجواں ایکو جپیے من ماہے ایک سکی سرائے ایک سیو کر پھر ہری دو جی نہ ہی جائے ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ ਮਾਨ ਤਨ ਸਾਸ ਗਿਰਾਸ ਪ੍ਰਭ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡ ਭਾਗੀ ਤੇ ਸੰਤ ਜਾਨ ਜਿਨ ਮਨ ਉਠਾਇਆ ਜਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਹੀਂ ਨਾਮ ਧਿਆਈ ਨਾਮ ਉਚੇਰਾ ਨਾਨਕ ਖਸਮ ਰਜਾਏ ਪੌੜੀ ਜਿਸਨੋ ਤੂੰ ਰਖਵਾਲਾ ਕੌਣ ਜਿਸਨੋ ਤੂੰ ਰਖਵਾਲਾ ਜਿੱਤਾ ਤੇਰੇ ਭੈਣ ਜਿਸਨੋ ਤੇਰਾ ਅੰਗ ਇਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲਿਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿਨ ਨਾ ਨਿਦ ਪੁੰਚੀਐ ਜਿਸਨੂੰ ਤੂੰ ਪ੍ਰਭਵਾਲਾ ਇਸ ਕਿਆ ਮੋਸ਼ੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸਨੂੰ ਤੂੰ ਪ੍ਰਭਵਾਲਾ ਤਿਸ ਕਿਆ ਮੋਸ਼ੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਵਾਹਿਗੁਰੂ। جی کا خالصہ واہِ گرو جی کی فتح. سلوک محلہ پنجواں. کر کرپا کرپال آپ بخشل سدا سدا جپی تیرا نام ست گر پائے پین. راگ رام کلی کی وار دوجی پاؤڑی اٹھویں سلوکا نال.